ਸਾਡੇ ਕੱਬੇ ਨੇ ਅਸੂਲ ਅਸੀਂ ਜਿੱਥੇ ਯਾਰੀ ਲਾਈਏ ਉੱਥੇ ਵੈਰ ਨਾ ਕਮਾਈਏ ਪਿਆਰ ਥਾਂ ਥਾਂ ਨਾ ਪਾਈਏ ਸੁਣ ਲੈ ਨੱਡੀਆਂ ਗੱਡੀਆਂ ਜੀਪਾਂ ਰੱਖਾਂ ਲੱਡੀਆਂ ਖੱਟੱਡੀਆਂ ਜਾਂ ਗੱਡੀਆਂ ਤਾਂ ਤੋੜਦਾ ਗਿਆ ਹੱਡੀਆਂ ਪੰਗਾ ਪੈ ਜੇ ਤਾਂ ਕਰੋ ਦੇ ਠਾ ਠਾ ਠਾ ਪੰਗਾ ਪੈ ਜੇ ਤਾਂ ਕਰੋ ਦੇ ਠਾ ਠਾ Hajnagar here. Hope you guys enjoyed my new song Kyon, and don't forget to subscribe to Times Music YouTube channel and put those notifications on so you don't miss a single release.